ਦਿਲ ਵਿੱਚ ਕੇਸ ਰੜ ਕੇ ਨੀ ਤੇਰੇ ਮੇਰੇ ਨੀ ਪਿਆਰ ਦਾ ਨਿੰਦਿਆਂ ਦੀ ਅੱਖ ਵਿੱਚ ਕੇਸ ਰੜ ਕੇ ਨੀ ਤੇਰੇ ਮੇਰੇ ਨੀ ਪਿਆਰ ਦਾ ਦੁਨੀਆਂ ਦੀ ਜੀਬ ਤੇਰਾ ਕਾਟ ਖੜ ਕੇ ਨੀ ਤੇਰੇ ਮੇਰੇ ਨੀ ਪਿਆਰ ਦਾ ਨਿੰਦਿਆਂ ਦੀ ਅੱਖ ਵਿੱਚ ਕੇਸ ਰੜ ਕੇ ਨੀ ਤੇਰੇ ਮੇਰੇ ਨੀ ਪਿਆਰ ਦਾ ਦੁਨੀਆਂ ਦੀ ਜੀਬ ਤੇਰਾ ਕਾਟ ਖੜ ਕੇ ਨੀ ਤੇਰੇ ਮੇਰੇ ਨੀ ਪਿਆਰ ਦਾ ਲੈਂਦਾ ਏ ਨਜ਼ਾਰੇ ਜੋੜਾ ਸੜਕਾਂ ਦੀ ਹਿੱਕ ਤੇ ਲੱਗੀ ਆ ਬਗਾਨੀ ਪੂਰੀ ਬੁਲਟ ਵਾਲੀ ਕਿੱਕ ਤੇ ਲੈਂਦਾ ਏ ਨਜ਼ਾਰੇ ਜੋੜਾ ਸੜਕਾਂ ਦੀ ਹਿੱਕ ਤੇ ਲੱਗੀ ਆ ਬਗਾਨੀ ਪੂਰੀ ਬੁਲਟ ਵਾਲੀ ਕਿੱਕ ਤੇ ਹੀਰ ਤੇਰੇ ਰਹਿਣ ਮੇਰਾ ਟੈਮ ਚੱਕ ਤੇ ਮੈਂ ਤੇਰੇ ਕਰਕੇ ਟਾਲ ਦਾ ਇੰਨਿਆਂ ਦੀ ਅੱਖ ਵਿੱਚ ਕੇਸ ਰੜ ਕੇ ਨੀ ਤੇਰੇ ਮੇਰੇ ਨੀ ਸਿਰੇ ਦਾ ਸ਼ਿਕਾਰੀ ਜੱਟ ਤੂੰ ਵੀ ਪੱਕੀ ਹਿੰਡ ਦੀ